You dig this sort of music, eh? You like it? Then why don't you come and join in Lover's Paradise? Thank you. the kind of underworld. But then, if you do it, if you accept the money from them, you must be ready for the guns as well. मस्ताना प्यार मेरा दीवाना रूप तेरा मस्ताना प्यार मेरा दीवाना भूल कोई हमसे ना हो जाए रूप तेरा मस्ताना प्यार मेरा दीवाना भूल कोई हमसे ना हो जाए रात नशीली मस्त समा है, आज नशे में सारा जहां है। रात नशीली मस्त समा है, आज नशे में सारा जहां है। आए शराबी मौसम बहकाए, रूप तेरा मस्ताना, प्यार मेरा दीवाना, भूल कोई हमसे ना हो जाए। ਰੱਖੀਏ ਤਾਂ ਇਸੇ ਤਰ੍ਹਾਂ ਜੀਏ ਐਕਤਾ ਵਿੱਚ ਪੈਣਾ ਤਾਂ ਪਾਵਾਂ ਸਹੀ ਰਸਤੇ ਤੇ ਬੋਲ ਰਹੇ ਹਾਂ ਕਈ ਕਹਿੰਦੇ ਸਹੀ ਰਸਤਾ ਸਰ ਸਵਰਗ ਵਿੱਚ ਥਾਂ ਲੈਂਦੀ ਹੈ ਪਰ ਸਹੀ ਰਸਤਾ ਸਰ ਸਵਰਗ ਵਿੱਚ ਥਾਂ ਲੈਂਦੀ ਨਹੀਂ ਸਹੀ ਰਸਤਾ ਸਰ ਸਵਰਗ ਵਿੱਚ ਥਾਂ ਲੈਂਦੀ ਨਹੀਂ ਤਾਂ ਇਹ ਰਸਤਾ ਤਾਂ ਸੱਚਾਈ ਬਾਰੇ ਸੋਚਣਾ ਵੱਖਰ ਲੋਕਾਂ ਲਈ ਵੱਖਰ ਹੈ ਆਪਾਂ ਏਕਤਾ ਵਿੱਚ ਰਹੀਏ ਜੈ ਜੈ ਤਾਂ ਅਸੀਂ ਤੇਰੇ ਤੇ ਗਾਉਂਦੇ ਹਾਂ ਪ੍ਰਾਪਤ ਕੀ ਕਰੀਏ Ooh, है बैरी जमाना सजना कमरा दुखा लिया है नी अच्छी नोवी जन